ਗਲੀ ਗਲੀ ਹੁੰਦੀ ਤੇਰੀ ਮਿਸਟਰ ਬੁੱਟਰ ਰਫਤਾਰ ਗਲੀ ਗਲੀ ਹੁੰਦੀ ਤੇਰੀ ਬੇਬੀ ਲਵ ਤੂੰ ਕਿੰਨੀ ਸੋਹਣੀ ਲੱਗਦੀ ਏ ਪਾਇਨ ਕਾਲੀਆਂ ਕਾਲੀਆਂ ਗਲੀ ਗਲੀ ਹੁੰਦੀ ਤੇਰੀ ਗੱਲ ਗੋਰੀਏ ਥੋੜਾ ਜਿਹਾ ਹਿਸਾਬ ਨਾਲ ਚੱਲ ਗੋਰੀਏ ਤੇਰੇ ਕਰਕੇ ਜਵਾਕਾਂ ਨੇ ਕੰਨਾਂ ਵਿੱਚ ਮੁੰਦਰਾਂ ਪਾ ਲਿਆ ਤੂੰ ਕਿੰਨੀ ਸੋਹਣੀ ਲੱਗਦੀ ਏ तेरी तारीफों के तो पुल बांधूं पर तुझे पहले अपने बारे में ज्ञान दूं जान देते होंगे तुझे पर मुझे तो साची ना तेरे है मैं क्यों जान दूं मेरी बेबी है लेडी नहीं कोई सम्मान मुझे दिक्कत उनसे जिनकी गंदी जुबान जिनको फर्क नहीं क्या गलत क्या सही ये बच्चे कैसे साथ देंगे तेरा मेरी जान तुझे प्लान चाहिए बस मैन नहीं सुपरमैन चाहिए एरा गैरा नहीं जेंटलमैन चाहिए तू वो नहीं जिसको की ब्रांड चाहिए या नाइट स्टैंड चाहिए आई नो तुझे कैसे करना है ट्रीट तुझे डिनर ले जाना पीछे करके देनी सीट तेरी यही है उम्मीद मैं ना करूं चीट डोंट वरी मैं नंबर सारे कर चुका डिलीट ਯਾਰਾਂ ਦੇ ਚੁੜਾ ਕੇ ਰੱਖਦੇ ਨੀਤਾਂ ਵੀ ਦੌੜਦੀਆਂ ਸੀ ਸਭ ਖੋਲੀਆਂ ਤੇਰੇ ਨਾਲ ਇੱਕ ਫੁੱਟ ਲੈਣ ਦੇ ਲਈ ਕਰੇ ਕਿ ਤੇਰੇ ਚੱਲਦੀਆਂ ਗੋਲੀਆਂ ਕੰਮ ਕਰ ਯਾਰਾਂ ਦੇ ਚੁੜਾ ਕੇ ਰੱਖਦੇ ਨੀਤਾਂ ਵੀ ਦੌੜਦੀਆਂ ਸੀ ਸਭ ਖੋਲੀਆਂ ਤੇਰੇ ਨਾਲ ਇੱਕ ਫੁੱਟ ਲੈਣ ਦੇ ਲਈ ਕਰੇ ਕਿ ਤੇਰੇ ਚੱਲਦੀਆਂ ਗੋਲੀਆਂ ਤੇਰੇ ਕਰਕੇ ਜਾਨੀ ਨੀ